ਉਹ ਭਾਈ ਗੁੱਸਾ ਨਾ ਕਰੀ, ਉਹ ਤੇਰੇ ਅੰਦਰ ਅਣਖ ਨਾਂ ਦੀ ਚੀਜ਼ ਹੈਗੀ ਆ ਕਿ ਨਹੀਂ? ਓਏ ਉਧਰ ਸ਼ਰੀਕਾਂ ਦੇ ਵੇੜੇ 'ਚ ਭੰਗੜੇ ਪਈ ਜਾਂਦੇ ਆ, ਤੂੰ ਇੱਧਰ ਪੈਗ ਪਈ ਜਾਂਦਾ। ਉਹ ਆਹੀ ਟਾਈਮ ਆ ਸ਼ਰੀਕੇ ਨਿਉਂਦਾ ਪਾਉਣ ਦਾ, ਤੈਨੂੰ ਦੱਸਾਂ ਮੈਂ। ਉਹ ਨਾਲੇ ਨਵੀਂ ਵਿਆਹੀ ਭਾਬੀ ਨੂੰ ਵੀ ਤਾਂ ਪਤਾ ਲੱਗੇ ਉਹਦੇ ਬੈਲੀ ਜੇਠ ਦਾ। ਉਹ ਜੇ ਕਿਤੇ ਤੇਰੀ ਜਗ੍ਹਾ ਮੈਂ ਹੁੰਦਾ ਨਾ, ਓਏ ਮੈਂ ਸ਼ਰੀਕੇ ਬਾਜੀ ਦੱਸ ਦਿੰਦਾ, ਓਏ ਮੈਂ ਪਾਟ ਕੇ ਰੱਖ ਦਿੰਦਾ, ਮੈਂ ਸ਼ੀਰ ਮੈਂ ਪੀ ਜਾਂਦਾ ਸ਼ੀਰ ਮੈਂ। ਚੱਲ ਫਿਰ ਚੁੰਨੀਆਂ ਨੂੰ ਗੁੱਟ ਜਲਵਾਲਾ ਨੀ ਯਾਰ, ਆਹੂ ਸੂਹ ਕੌੜਤਾ ਜਾ ਪਾ ਕੇ ਸੋਣੀ। ਭੁੱਲ ਗਈ ਮੈਂ ਕੁੰਡ ਕੱਢਣਾ, ਜੇਠਾਂ ਵੇ ਮਾਫ ਕਰੀ। ਉਹ ਭਰਜਾਈ, ਤੇਰੇ ਸਹੁਰੇ ਨੇ ਜੇਠ ਨੂੰ ਵਿਆਹ ਤੇ ਬੁਲਾਇਆ ਹੀ ਨਹੀਂ, ਫਿਰ ਕੁੰਡ ਕਿਤੋਂ ਕੱਢੇਗੀ? ਉਹ ਚਾਚਾ, ਜਿੱਥੇ ਬੰਦ ਟਪੂਸੀਆਂ ਮਾਰਦੇ ਨੇ, ਦੋ ਚਾਰ ਟਪੂਸੀਆਂ ਮੈਂ ਮਾਰ ਲੈਂਦਾ। ਜੇਠ ਬਣ ਕੇ ਮੈਂ ਕੜਾ ਭਰਜਾਈ ਦੇ ਚੁੰਡੀਆਂ ਵੜਦਾ ਸੀ। ਮਾੜੀ ਮੋਟੀ ਸ਼ਰਮ ਕਰੋ ਬਲਵੀਰ ਸਿੰਘ, ਤੇਰੇ ਨਾਲ ਲੱਛਣਾ ਕਰਕੇ ਤੈਨੂੰ ਕੁੜੀ ਨਹੀਂ ਦਿੱਤੀ ਕਿਸੇ ਨੇ, ਉਹਦਾ ਪੁੱਤ ਬਣ ਕੇ ਦਫਾ ਹੋ ਜਾ, ਨਹੀਂ ਤਾਂ ਬਾਲਾ ਤੱਤਾ ਨਹੀਂ ਹੋਈਦਾ ਚਾਚਾ। ਜਿੰਨਾ ਦੇ ਸਿਰ ਤੇ ਛਾਲਾ ਮਾਰਦਾ ਫਿਰਦਾ ਨਾ, ਪੈਂਦੀਆਂ 'ਚ ਕਿਸੇ ਨੇ ਨਹੀਂ ਖੜਨਾ ਇੱਥੇ। ਨਾਲੇ ਇੰਨੀ ਹੇੜ ਇਕੱਠੀ ਕੀਤੀ ਹੈ, ਕੋਈ ਬੰਦਾ ਬੰਦਾ ਵੀ ਸੱਦ ਲੈਣਾ ਸੀ। ਬੰਦੇ ਵੀ ਹੈਗੇ ਆ ਚੰਨ ਮੱਖਣਾ। ਟੜੂ ਟੜੂ ਪੈਰੀ ਬਣਾ ਬਾਬੂ ਜੀ, ਬਾਬੂ ਜੀ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਬਾਤੋਂ ਸੇ ਆਪਣੇ ਬਹੁਤ ਸਮਝਾ ਲਿਆ, ਅਬ ਲਾਤੋਂ ਸੇ ਮੈਂ ਸਮਝਾਊਂਗਾ। ਕਾਤੀਆ ਖੜਾ ਤੇਰੇ ਵੱਡੇ ਵੈਲੀ ਦੀ। ਓਹੋ ਯਾਰ ਤੁਸੀਂ ਕਿਉਂ ਡਰੀਆਂ ਨੇ ਹੋ, ਡਰਨਾ ਤੈਨੇ ਆ, ਡਰ ਓਏ ਥੱਲੇ ਦੇ। ਉਹ ਤੁਹਾਡੀ ਭੈਣ ਨੂੰ ਨਾਲਾ ਵੱਢਿਆ ਗਿਆ, ਓਏ ਆ ਜਾਓ, ਕਦੋਂ ਤੋਂ ਆਉਂਗੇ ਜਦੋਂ ਮੈਂ ਵੱਢਿਆ ਗਿਆ। ਕੋਈ ਨਾ, ਇਹਨਾਂ ਨੂੰ ਤਾਂ ਹੁਣੇ ਮੈਂ ਦੱਸਦਾ, ਸਾਈ ਸਨੀ ਨਾਲ ਬਾਂਦੇ ਬਾਂਦੇ ਬੇਇੱਜ਼ਤੀ ਹੋ ਗਈ। ਕੋਈ ਗੱਲ ਨੀ, ਹੁਣ ਬੰਦ ਕਰਕੇ ਦਿਖਾਇਓ, ਆ ਗਿਆ ਤੁਹਾਡੇ ਫੁੱਫੜਾ। ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ, ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ। ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ, ਪੱਕੇ ਰੰਗਾਂ ਵਾਂਗੂ ਯਾਰੀਆਂ ਵੀ ਪੱਕੀਆਂ। ਗੱਲ ਵੱਢਦੇ ਨੀ ਆਪ ਤੋਂ ਜੇ ਵੱਡੇ ਦੀ, ਇਹ ਨਾ ਸੋਚੀ ਵੈਰੀ ਵੱਢਣਾ ਨੀ ਜਾਣਦੇ। ਯਾਰੀ ਔਖੇ ਵੇਲੇ ਖੜਦੇ ਨੇ ਜੱਟ ਦੇ, ਕੱਲਾ ਡੀਜਿਆਂ ਤੇ ਡੀਜਿਆਂ ਤੇ ਡੀਜਿਆਂ ਤੇ ਡੀਜਿਆਂ ਡੀਜਿਆਂ ਤੇ ਨੱਚਣਾ ਨੀ ਜਾਣਦੇ। ਬਹੁਤੇ ਉੱਚੀਆਂ ਨਾ ਹੈ ਨੀ ਲਿੰਕ ਜੱਟ ਦੇ, ਗੱਪਾਂ ਮਾਰ ਕੇ ਬੜੋਤਾ ਨੀ ਉਹ ਪੱਟ ਦੇ। ਕੋਲੋਂ